ਮੌਕਾ ਹੋਵੇ, ਖਾਣ ਦਾ ਮੌਕਾ ਹੋਵੇ, ਹੋਵੇ ਕੋਈ ਮਰਜ਼ੀ ਆ ਫਿਰ ਕੋਈ ਮੌਕਾ ਸ਼ੋਕਾ ਹੋਵੇ, ਪੀਣ ਦੀ ਕਪੈਸਿਟੀ ਲਾਰਜ ਰਹਿੰਦੀ ਆ, ਸਭ ਕਾ ਆਦਰ।